ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਮਨ ਪਵਨ ਸੁਖ ਬਨਿਆ ਕੇਸ਼ ਜੋਗ ਪ੍ਰਾਪਤ ਗਨਿਆ ਸੰਤੋ ਮਨ ਪਵਨ ਸੁਖ ਬਨਿਆ ਕੇਸ਼ ਜੋਗ ਪ੍ਰਾਪਤ ਗਨਿਆ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਜੋ ਜਾਣਿਆ ਤੋ ਮਨ ਮਾਨਿਆ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਜੋ ਜਾਣਿਆ ਤੋ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਹੋ ਮਨ ਪਵਨ ਸੁਖ ਬਨਿਆ ਕੇਸ਼ ਜੋਗ ਪ੍ਰਾਪਤ ਗਨਿਆ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ